ਬੁਲਾਰਾ ਲੱਗਦਾ ਇਸ਼ਾਰਾ ਆਖਦਾ ਨਾਗ ਵੱਲ ਖਾਂਦੀ ਮਟਕਦੀ ਜਾਂਦੀ ਪਰਾਂਦਾ ਡੰਗਦਾ ਜਾਨ ਸਾਡੀ ਮੰਗਦਾ ਕੁੜੀ ਦੀ ਮਲਕ ਚਲੀ ਨਾ ਜਾਂਦੀ ਨਖਰੇ ਤੇ ਨਖਰਾ ਪਾਰੂ ਅੱਤਦੀ ਤੂੰ ਲੱਗੇ ਮਜਾਜਣ ਤੱਕਦੀ ਐ ਕੂਦ ਕੂਦ ਕੇ ਹੋਵੇਂਗੀ ਵੱਕੀ ਪੰਜਾਬਣ ਪਰਾਂਦਾ ਲੱਕ ਤੇ ਤੇਰੇ ਮੇਲ ਦਾ ਜਾਂਦਾ ਨੱਚਦੀ ਤਾਂ ਸੌ ਸੌ ਅੜੀਏ ਨੱਕ ਤੇਰਾ ਝੂਟੇ ਖਾਂਦਾ ਇੱਕ ਪਾਸੇ ਕਾਲਾ ਪਰਾਂਦਾ ਲੱਕ ਤੇ ਤੇਰੇ ਮੇਲ ਦਾ ਜਾਂਦਾ ਨੱਚਦੀ ਤਾਂ ਸੌ ਸੌ ਅੜੀਏ ਲੱਕ ਤੇਰਾ ਝੂਟੇ ਖਾਂਦਾ ਸਰਨਾ ਦਿਲ ਤੇ ਉਹਦਾ ਨਾਂ ਲਿਖਵਾ ਲੈ ਲੱਭ ਲੈ ਅੱਜ ਜੇ ਸਤਾਰ ਨੂੰ ਉਮਰਾਂ ਦੀਆਂ ਸਾਂਝਾ ਪਾ ਲੈ ਕੱਲਿਆਂ ਰਹਿ ਰਹਿ ਨੀ ਸਰਨਾ ਦਿਲ ਤੇ ਉਹਦਾ ਨਾਂ ਲਿਖਵਾ ਲੈ ਲੱਭ ਲੈ